ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਕਬਹੁ ਹਰ ਸਿਉ ਚੀਤ ਨ ਲਾਇਓ ਤੰਦਾ ਕਰਤ ਬਿਹਾਨੀ ਆਉਦ ਹੈ ਗੁਣ ਨਿਧ ਨਾਮ ਨਾ ਗਾਇਓ ਕਬਹੁ ਹਰ ਸਿਉ ਚੀਤ ਨ ਲਾਇਓ ਤੰਦਾ ਕਰਤ ਬਿਹਾਨੀ ਆਉਦ ਹੈ ਗੁਣ ਨਿਧ ਨਾਮ ਨ ਗਾਇਓ ਕੌਡੀ ਜੋਰਤ ਕਪਟ ਅਨਕ ਜੁਗਤ ਕਰ ਧਾਇਓ ਬਿਸਰਤ ਪ੍ਰਭ ਕੇਤੇ ਦੁਖ ਗਣੀਐ ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਕਰੋ ਅਨੁਗ੍ਰਹੋ ਸੁਆਮੀ ਮੇਰੇ ਗਰਹੋ ਨ ਮੋਹਿ ਕਮਾਇਓ ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾਂ ਕਬਹੁ ਹਰ ਸਿਉ ਚੀਤ ਨ ਲਾਇਓ ਧੰਦਾ ਕਰਤ ਬਿਹਾਨੀ ਆਉਦ ਹੈ ਗੁਣ ਨਿਧ ਨਾਮ ਨ ਗਾਇਓ।